ਥਾਣੇ 'ਚ ਰੋਜ਼ ਛਿੱਤਰ ਲਾਈਦੇ ਨੇ ਅਤੇ ਘਰ ਆ ਕੇ ਰੋਜ਼ ਖਾਈਦੇ ਨੇ। ਇਹਦੇ ਕੋਲੇ ਪਤੰਦਰ ਕੋਲੇ ਪਤਾ ਨਹੀਂ ਕਿਹੜੀ ਕਿੱਧਰ ਸੀ, ਟੀਵੀ ਨੂੰ ਮੂਹਰੇ ਲਾਈ। ਮੈਥੋਂ ਨਹੀਂ ਬੰਦਾ ਰੋਜ਼ ਰੋਜ਼ ਅੰਦਰ ਲੰਗਰ, ਜਾਂ ਇਹਨਾਂ ਵਿੱਚ ਬਹਾਦਰ ਰੱਖ ਲਓ ਜਾਂ ਇਹਨਾਂ ਨੂੰ ਛੱਡ ਦਿਓ। ਅੱਜ ਕਹਿਤਾ ਮੁੜ ਕੇ ਨਾ ਕਹਿੰਦੀ ਬੱਲੀਏ ਕਿ ਯਾਰ ਬੇਲੀ ਛੱਡ ਦੇ, ਮੈਂ ਇਹਨਾਂ ਦੇ ਮੂੰਹੋਂ ਨੀ ਕਦੇ ਸੁਣਿਆ ਸੀ ਆਪਣੀ ਸਹੇਲੀ ਛੱਡ ਦੇ। ਡਾਰਲਿੰਗ ਮੈਂ ਤਾਂ ਕਹਿੰਦਾ ਸੀ ਨਹੀਂ, ਫਿਰ ਮੈਂ ਆਪੇ ਲੈ ਜਾਂਦਾ। ਆਹ ਫੜੋ, ਯੂਨੀਵਰਸਿਟੀ ਯਾ ਯੂਨੀਵਰਸਿਟੀ, ਆਈ ਲਵ ਯੂ ਮੇਰੀ ਸਵੀਟੋ। ਤੁਸੀਂ ਬਚਾ ਲਿਆ,